ਜਰਾ ਸਾਹਮਣੇ ਤੇ ਆ ਕੇ ਖਲੋ ਕਿ ਤੇਰੀ ਮੇਰੀ ਇੱਕ ਜਿੰਦੜੀ ਨੀ ਤੇਰੀ ਮੇਰੀ ਇੱਕ ਜਿੰਦੜੀ ਸਾਹਮਣੇ ਤੇ ਆ ਕੇ ਖਲੋ ਕਿ ਤੇਰੀ ਮੇਰੀ ਇੱਕ ਜਿੰਦੜੀ ਨੀ ਤੇਰੀ ਮੇਰੀ ਇੱਕ ਜਿੰਦੜੀ ਤਾਰਿਆਂ ਦੇ ਨਾਲ ਜਿਵੇਂ ਰਹਿੰਦੀ ਸਦਾ ਰਾਤ ਨੀ ਤਾਰਿਆਂ ਦੇ ਨਾਲ ਜਿਵੇਂ ਰਹਿੰਦੀ ਸਦਾ ਰਾਤ ਨੀ ਤੇਰਾ ਮੇਰਾ ਇਸੇ ਤਰ੍ਹਾਂ ਜ਼ਿੰਦਗੀ ਦਾ ਸਾਥ ਨੀ ਤੂੰ ਦੀਪ ਵੇ ਤੂੰ ਦੀਪ ਵੇ ਤੂੰ ਦੀਪਕ ਤੇ ਮੈਂ ਤੇਰੀ ਲੋ ਕਿ ਤੇਰੀ ਮੇਰੀ ਇੱਕ ਜਿੰਦੜੀ ਨੀ ਤੇਰੀ ਮੇਰੀ ਇੱਕ ਜਿੰਦੜੀ ਸਾਡੀ ਇੱਕ ਤਸਵੀਰਾਂ ਭਾਵੇਂ ਦੋ ਨੇ ਜੋ ਹੋਣਾ ਏ ਹੁਣ ਜੋ ਹੋਣਾ ਏ ਸੋ ਹੋ ਕਿ ਤੇਰੀ ਮੇਰੀ ਇੱਕ ਜਿੰਦੜੀ ਨੀ ਤੇਰੀ ਮੇਰੀ ਇੱਕ ਜਿੰਦੜੀ ਉਂਝ ਵੇਖਣ ਨੂੰ ਅਸੀਂ ਦੋ ਕਿ ਤੇਰੀ ਮੇਰੀ ਇੱਕ ਜਿੰਦੜੀ